ਦਿਲ ਦੀ ਦੱਸ ਸੱਜਣਾ ਗੱਲ ਦਿਲ ਦੀ ਦੱਸ ਸੱਜਣਾ ਦਿਲਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ ਸੱਜਣਾ ਦਿਲਾਰਿਆਂ ਚ ਕੀ ਰੱਖਿਆ ਆਜਾ ਦਿਲ ਵਿੱਚ ਵਸ ਸੱਜਣਾ ਆਜਾ ਦਿਲ ਵਿੱਚ ਵਸ ਸੱਜਣਾ ਵਿੱਚ ਵਾਰਿਆਂ ਚ ਕੀ ਰੱਖਿਆ ਗੱਲ ਦਿਲ ਦੀ ਦੱਸ Let's see.